ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਮਹੱਲਾ ਪੰਜਵਾਂ ਸੇਵਾ ਗੋਪਾਲ ਅਨੇਕ ਬਾਰ ਵੰਦਨ ਕਰਤਾਰ ਪ੍ਰਭ ਕੀ ਸਰਣ ਗਹੀ ਸਭ ਤਿਆਗ ਪ੍ਰਸੰਨ ਪਏ ਵਡ ਪਾਗ ਧੂਪ ਦੀਪ ਸੇਵਾ ਗੋਪਾਲ ਅਨੇਕ ਬਾਰ ਵੰਦਨ ਕਰਤਾਰ ਪ੍ਰਭ ਕੀ ਸਰਣ ਗਹੀ ਸਭ ਤਿਆਗ ਗੁਰ ਸੋ ਪ੍ਰਸੰਨ ਪਏ ਵਡ ਪਾਗ ਆਠ ਪਹਿਰ ਗਾਈਐ ਗੋਬਿੰਦ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾ ਹਰ ਗੁਣ ਰਮਤ ਪਏ ਆਨੰਦ ਸੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁੱਖ ਮੇਟ ਮਿਲਾਏ ਧਰਮ ਇਹੋ ਤਤ ਗਿਆਨ ਸਾਧ ਸੰਗ ਜਪੀਐ ਹਰ ਨਾਮ ਸਾਗਰ ਤਰ ਬੋਹਿਥ ਪ੍ਰਭ ਚਰਣ ਅੰਤਰ ਜਾਮੀ ਪ੍ਰਭ ਕਾਰਣ ਕਰਣ ਰਾਖ ਲੀਏ ਆਪਣੀ ਕਿਰਪਾ ਧਾਰ ਪੰਚ ਦੂਤ ਭਾਗ ਬਿਕਰਾਲ ਜੂਐ ਜਨਮ ਨਾ ਕਬਹੂ ਹਾਰ ਨਾਨਕ ਕਾ ਅੰਗ ਕਰਤਾਰ ਰਾਖ ਲੀਏ ਆਪਣੀ ਕਿਰਪਾ आकार पंचदूत भाग्य विकराल कायांग किया करतार वाहे गुरु जी का खालसा वाहे गुरु जी की फतेह गोंड महला पंजवा धूप दीप सेवा गोपाल अनेक बार वंदन करतार प्रभु की शरण गही सब त्याग गौर सो प्रसन्न भये वड भाग